ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਨ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾ ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਨ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾ ਮੈਥੋਂ ਦੂਰ ਕਿਉਂ ਚੱਲਦੇ ਹੀ ਰਹਿੰਦੇ ਯਾਰਾ ਗਿਲੇ ਸ਼ਿਕਵੇ ਜਾਨੋ ਪਿਆਰੇ ਵਿਛੜਨ ਤੇ ਕਦੋਂ ਨੇ ਟਿਕਾਣੇ ਯਾਰਾ ਦਿਲ ਟਿਕਦੇ ਹੋ ਗਿਆ ਮੈਥੋਂ ਦੂਰ ਕਿਉਂ ਚੱਲਦੇ ਹੀ ਰਹਿੰਦੇ ਯਾਰਾ ਗਿਲੇ ਸ਼ਿਕਵੇ ਜਾਨੋ ਪਿਆਰੇ ਵਿਛੜਨ ਤੇ ਕਦੋਂ ਨੇ ਟਿਕਾਣੇ ਯਾਰਾ ਦਿਲ ਟਿਕਦੇ ਮਰਦੇ ਦਮ ਤੱਕ ਨਾਲ ਖੜੂ ਗੱਲਾਂ ਤੇਰੀਆਂ ਹਾਰ ਗਈਆਂ ਹੰਝੂ ਭਰਨ ਗਵਾਈਆਂ ਵੇ ਤੇਰੇ ਮੇਰੇ ਪਿਆਰ ਦੀ ਤੇਰੀ ਯਾਰੀ ਇੰਨੀ ਹੀ ਕਿਉਂ ਸੀ ਮਹਿਮਾਨ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਣ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ ਦਸੀ ਤੇਰਾ ਸਾਥ ਦਿਲਾ ਤੇਰੀ ਯਾਦ ਰਵਾਉਂਦੀ ਏ ਰੋਵਾਂ ਮੈਂ ਹਰ ਇੱਕ ਰਾਤ ਦਿਲਾ ਖੂਨ ਡੋਲ ਕੇ ਵੀ ਮੈਨੂੰ ਪੁੱਗਦਾ ਸੀ ਤੇਰਾ ਸਾਥ ਦਿਲਾ ਤੇਰੀ ਯਾਦ ਰਵਾਉਂਦੀ ਏ ਰੋਵਾਂ ਮੈਂ ਹਰ ਇੱਕ ਰਾਤ ਦਿਲਾ ਕੀਦੀਆਂ ਦਸ ਗਰਾਰੀਆਂ ਦੇ ਅੱਗੇ ਹੁਣ ਮੈਂ ਚੁੱਕਣਾ ਲੱਗਦਾ ਰਾਬਤਾ ਸਾਹਾਂ ਦਾ ਇੱਥੇ ਹੀ ਬਸ ਮੁੱਕਣਾ ਮੈਂ ਕੀਦੀ ਯਾਰੀ ਤੇ ਕਰਨਾ ਦਸ ਮਾਣ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਨ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਨ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ ਤੂੰ ਹੁਕਮ ਤਾਂ ਕਰਦਾ ਵੇ